ਤੇਰੇ ਕੋਲ ਗੱਡੀ ਆ ਚੈਲੈਂਜਰ ਨੀ ਹਾਈ ਸਟੈਂਡਰਡ ਵਾਲਾ ਟੈਗ ਸਾਡਾ ਆਉਣ ਜਾਣ ਕੁੜੇ ਬਸਾਂ ਵਿੱਚ ਮੇਰਾ ਦੇਸੀ ਜਿਹਾ ਸਵੈਗ ਤੇਰੇ ਕੋਲ ਗੱਡੀ ਆ ਚੈਲੈਂਜਰ ਨੀ ਕਹਿੰਦੀ ਨਾ